ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਜਹ ਤਹ ਹੋਏ ਰਹਿਓ ਸਤ ਸਤ ਨਾਮ ਸਿਮਰਹਿ ਦੁਖ ਭੰਗਾ ਮਿਲਹਿ ਵਿਚਾਰਹਿ ਗਾਵਹਿ ਕੀਰਤ ਸੋਭਾ ਸਗਲ ਜਗਤ ਬਿਸ ਤੀਰਤ ਜੈ ਜੈਕਾਰ ਹੋਤ ਚੌਹ ਫੇਰਾ ਉਮਗਤ ਸਭ ਕੈ ਪ੍ਰੇਮ ਘਨੇਰਾ ਜਹ ਤਹ ਹੋਏ ਰਹਿਓ ਸਤ ਸੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀ ਬਾਣ ਸਜ ਰਹੇ ਹੈ। ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਆ ਮਾਈ ਭਾਈ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸੰਗਤ ਰੂਪ ਜੁੜ ਕੇ ਸਰਵਣ ਕਰ ਰਹੇ ਸੀ, ਲਾਹ ਹਾਸਲ ਕਰ ਰਹੇ ਸੀ। ਕੀਰਤਨ ਤੋਂ ਉਪਰੰਤ ਆਪਾਂ ਕੁਝ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਚੱਲ ਰਿਹਾ ਇਤਿਹਾਸ ਰਾਹੀਂ ਪ੍ਰਸੰਗ ਪੜ੍ਹਦੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਆਪਣੇ ਦੋਵੇਂ ਸੁਪੁੱਤਰਾਂ ਦੀ ਪਰਖ ਕਰਨ ਲਈ ਉਹ ਇਸ ਤਰ੍ਹਾਂ ਦਾ ਚੋਜ ਕਰ ਦਿੱਤਾ ਹੈ, ਬੜੀ ਭਾਰੀ ਬਾਰਿਸ਼ ਪੈਣ ਲੱਗ ਪਈ ਹੈ, ਤਿੰਨ ਦਿਨ ਤੱਕ ਬਾਰਿਸ਼ ਹਟੀ ਨਹੀਂ ਹੈ। ਇੱਧਰ ਗੁਰੂ ਕੀਆਂ ਸਿੱਖ ਸੰਗਤਾਂ ਵੀ ਕਰੀਬਨ 24,000 ਦੀ ਗਿਣਤੀ ਵਿੱਚ ਸ੍ਰੀ ਕਰਤਾਰ ਸਾਹਿਬ ਵਿਖੇ ਪਹੁੰਚੀ ਹੈ। ਥਾਂ ਥਾਂ ਤੰਬੂ ਲੱਗੇ ਹੈ, ਬਾਰਿਸ਼ ਦੀ ਬਹੁਲਤਾ ਕਰਕੇ ਹਰ ਥਾਂ ਪਾਣੀ ਪਾਣੀ ਫਿਰ ਰਿਹਾ ਹੈ। ਕੋਈ ਵੀ ਗੁਰੂ ਕਾ ਸਿੱਖ ਸੇਵਕ ਲੰਗਰ ਵਾਸਤੇ ਪ੍ਰਬੰਧ ਨਹੀਂ ਕਰ ਸਕਿਆ ਹੈ ਕਿਉਂਕਿ ਬਾਰਿਸ਼ ਹਟੇ ਤਾਂ ਫਿਰ ਹੀ ਉਹ ਲੰਗਰ ਪਾਣੀ ਹੋਵੇ ਤਿਆਰ। ਇਸ ਤਰ੍ਹਾਂ ਜਦੋਂ ਤਿੰਨ ਦਿਨ ਹੋ ਗਏ ਬਾਰਿਸ਼ ਨਹੀਂ ਹਟੀ ਹੈ, ਥੋੜ੍ਹਾ ਜਿਹਾ ਸਮਾਂ ਬਾਰਿਸ਼ ਜਦੋਂ ਉਹ ਬੰਦ ਜੀ ਹੋ ਗਈ ਹੈ, ਗੁਰੂ ਮਹਾਰਾਜ ਜੀ ਨੇ ਧਰਮਸ਼ਾਲਾ ਵਿੱਚ ਬੈਠਿਆਂ ਹੋਇਆਂ ਵੱਡੇ ਸਪੁੱਤਰ ਸ੍ਰੀ ਚੰਦ ਨੂੰ ਸਭ ਤੋਂ ਪਹਿਲਾਂ ਆਖਿਆ ਹੈ ਵੀ ਬਾਰਿਸ਼ ਬਹੁਤ ਪਈ ਹੈ, ਤਿੰਨ ਦਿਨੀਆਂ ਸੰਗਤਾਂ ਬਹੁਤ ਭੁੱਖੀਆਂ ਹੈ, ਤੂੰ ਅੱਗੇ ਲੱਗ ਕੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਜਾ, ਬਾਹਰ ਬਾਹਰ ਜਿਹੜੇ ਕਿੱਕਰਾਂ ਦੇ ਦਰਖਤ ਖੜੋਤੇ ਉਹਨਾਂ 'ਤੇ ਚੜ੍ਹ ਕੇ ਉਹਨਾਂ ਨੂੰ ਹਿਲਾ ਚਲਾ, ਟਾਹਣਿਆਂ ਨੂੰ ਰਾਤਾਂ ਦੀਆਂ ਮਠਿਆਈਆਂ ਡਿੱਗ ਪੈਣਗੀਆਂ, ਸੰਗਤਾਂ ਸ਼ਕਤ ਕੇ ਤ੍ਰਿਪਤ ਹੋ ਜਾਣਗੀਆਂ। ਇਹ ਸ੍ਰੀ ਚੰਦ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ 'ਤੇ ਕੋਈ ਭਰੋਸਾ ਯਕੀਨ ਹੀ ਹੈ ਨਹੀਂ ਸੀ। ਇਹ ਕਹਿਣ ਲੱਗਾ ਜੀ ਮੈਂ ਨਹੀਂ ਜਾਂਦਾ, ਕਿਉਂਕਿ ਅੱਜ ਤੱਕ ਤਾਂ ਕੋਈ ਸੁਣਿਆ ਹੀ ਨਹੀਂ ਵੀ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ ਝੜਦੀਆਂ ਡਿੱਗਦੀਆਂ। ਪਿੱਛੇ ਰਿਸ਼ੀ ਮੁਨੀ ਅਵਤਾਰ ਬਥੇਰੇ ਹੋਏ, ਉਹਨਾਂ ਨੇ ਤਾਂ ਇਸ ਤਰ੍ਹਾਂ ਦੀ ਗੱਲ ਕਿਤੇ ਕੀਤੀ ਕਤਰੀ ਨਹੀਂ ਹੈ। ਜੇ ਮੈਂ ਜਾਵਾਂਗਾ ਬਹੁਤ ਸ਼ਰਮਿੰਦਤ ਹੋਵਾਂਗਾ, ਜਵਾਬ ਦੇ ਦਿੱਤਾ। ਦੂਜੇ ਸ੍ਰੀ ਲਕਸ਼ਮੀ ਚੰਦ ਨੂੰ ਕਿਹਾ ਵੀ ਪੁੱਤਰ ਤੂੰ ਹੀ ਆਗਿਆਕਾਰੀ ਬਣ, ਤੂੰ ਹੀ ਜਾ ਸੰਗਤਾਂ ਨੂੰ ਲਾਲ ਲੈ ਕੇ। ਉਹ ਕਿਹੜਾ ਘੱਟ ਸੀ, ਕਹਿਣ ਲੱਗਾ ਜੀ ਜੋ ਕੁਛ ਇਹਨੇ ਕਿਹਾ ਉਹੀ ਮੈਂ ਕਹਿ ਰਿਹਾ ਹਾਂ, ਮੈਂ ਨਹੀਂ ਜਾਣਾ ਹੈ। ਕਿੱਕਰਾਂ 'ਤੇ ਕਿੱਥੇ ਮਠਿਆਈਆਂ, ਇਹ ਤੁਸੀਂ ਉਲਟੀ ਜੀ ਗੱਲ ਕਰਦੇ ਹੋ। ਚਲੋ ਪ੍ਰੀਖਿਆ ਕਰਕੇ ਫਿਰ ਸ੍ਰੀ ਲਹਿਣਾ ਜੀ ਨੂੰ ਕਿਹਾ ਵੀ ਤੂੰ ਹੀ ਉੱਠ ਸੰਗਤਾਂ ਨੂੰ ਨਾਲ ਲਿਜਾ, ਤੇਰਾ ਨਾਮ ਵੀ ਲੈਣਾ ਹੈ ਅਤੇ ਤੂੰ ਹੀ ਸਭ ਕੁਛ ਲੈ ਜਾਣਾ ਹੈ। ਬਸ ਇਸ ਤਰ੍ਹਾਂ ਮਹਾਰਾਜ ਦੇ ਕਹਿਣ ਕਰਕੇ ਬਸਤਰ ਮਨੀ ਸੰਭਾਲਿਆ ਹੈ, ਝਟਪਟ ਸੰਗਤਾਂ ਨੂੰ ਨਾਲ ਲੈ ਕੇ ਕਰਤਾਰਪੁਰ ਸਾਹਿਬ ਤੋਂ ਬਾਹਰ ਚਲੇ ਗਏ। ਕਿੱਕਰ ਦੇ ਦਰਖਤ ਉੱਪਰ ਚੜ੍ਹ ਕੇ ਜਦੋਂ ਟਾਹਣੇ ਜੀ ਨੂੰ ਹਿਲਾਇਆ ਚਲਾਇਆ ਹੈ, ਉਹ ਤਾਂ ਗੁਰੂ ਕੇ ਬਚਨਾਂ ਵਿੱਚ ਬਲ ਹੈ ਨਾ, ਉਹ ਤਾਂ ਜੋ ਚਰਨ ਮਰਜ਼ੀ ਕਰ ਸਕਣ। ਜਿਵੇਂ ਪਰਮੇਸ਼ਰ ਵਿਸ਼ਵਾਸ ਤੋਂ ਬਗੈਰ ਮਨੁੱਖ ਨਹੀਂ ਜੀ ਸਕਦਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਵੀ ਜੇ ਪਰਮੇਸ਼ੁਰ ਚਾਹੇ ਜੀ ਬਾਲੇ ਤਾਂ ਕਿ ਅਸਾਹਾ, ਵੀ ਉਹਨੂੰ ਕੀ ਵੱਡੀ ਗੱਲ ਹੈ ਬਿਨਾਂ ਸਾਹਾਂ ਤੋਂ ਵੀ ਕਿਸੇ ਨੂੰ ਜਿਉਂਦਾ ਰੱਖ ਸਕਦਾ ਹੈ। ਇਸ ਤਰ੍ਹਾਂ ਉਹ ਮਹਾਰਾਜ ਦੇ ਬਚਨ ਕਰਕੇ ਫਿਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਉਹ ਕਿੱਕਰ ਦੇ ਦਰਖਤ ਤੋਂ ਡਿੱਗੀਆਂ, ਸੰਗਤਾਂ ਛਕਣ ਲੱਗ ਪਈਆਂ, ਅਤੇ ਉਹ ਜਿਹੜੀਆਂ ਮਠਿਆਈਆਂ ਹੈ ਵੀ ਇਹੋ ਜਿਹੀਆਂ ਜੋ ਬਹੁਤ ਸਵਾਦੀ ਹੈ। ਇਸ ਤਰ੍ਹਾਂ ਰੱਜ ਰੱਜ ਕੇ ਸਾਰੀਆਂ ਸੰਗਤਾਂ ਨੇ ਫਿਰ ਕਿਹਾ ਜੀ ਬਸ ਜੀ ਬਸ ਜੀ, ਹੁਣ ਨਹੀਂ ਕੋਈ ਸ਼ੱਕ ਹੁੰਦਾ। ਦੇਖਿਆ ਲੈਣਾ ਜੀ ਨੇ ਵੀ ਸਭ ਪਾਸੇ ਹੋ ਕੇ ਖੜ ਗਏ। ਇਸ ਤਰ੍ਹਾਂ ਆਪ ਜੀ ਸੰਗਤਾਂ ਨੂੰ ਤ੍ਰਿਪਤ ਕਰਕੇ ਵਾਪਸ ਲੈ ਆਏ। ਅਤੇ ਸੰਗਤਾਂ ਨੇ ਹੁਣ ਖੁੱਲ੍ਹੀਆਂ ਮਠਿਆਈਆਂ ਛਕਣੀਆਂ, ਭੁੱਖ ਦੂਰ ਹੋਈ ਹੈ ਅਤੇ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਤਾਂ ਕਰ ਲਈ ਹੈ ਵੀ ਵੇਖੋ ਬਚਨ ਨਾਲ ਹੀ ਕਲਾ ਵਰਤਾਰਦੀ ਹੈ। ਹਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਮਹਾਰਾਜ ਨੇ ਛਕਾ ਦਿੱਤੇ ਹੈ। ਜਿੱਧਰ ਕਿੱਧਰ ਮਹਾਰਾਜ ਜਾਂਦੇ ਉੱਧਰ ਕਹਿੰਦੇ ਜੱਥੇ ਦਾ ਜੱਥਾ ਮਗਰ ਮਗਰ ਤੁਰਿਆ ਜਾਂਦਾ ਧੰਨ ਧੰਨ ਕਰਦਾ। ਅਤੇ ਕਈ ਤਾਂ ਜਿਹੜੇ ਕੁਛ ਸਿਆਣੇ ਪੜ੍ਹੇ ਲਿਖੇ ਉਹ ਤਾਂ ਕਹਿੰਦੇ ਵੀ ਸਰਯੁਗ ਦੇ ਵਿੱਚ ਇੱਕ ਬੇਣੂ ਰਾਜਾ ਹੋਇਆ ਹੈ, ਉਹ ਚੰਗਾ ਨਹੀਂ ਸੀ, ਉਹਨੇ ਸਰਯੁਗ ਵਿੱਚ ਕਲਯੁਗ ਵਿੱਚ ਵਰਤਾ ਦਿੱਤਾ ਸੀ, ਬਹੁਤ ਗਲਤ ਕੰਮ ਕਰਨ ਲੱਗ ਪਿਆ ਸੀ। ਅਤੇ ਇਸ ਤਰ੍ਹਾਂ ਉਹ ਜਿਹੜਾ ਸ਼ੁਕਰਚਾਰਜ ਹੈ ਉਹਦੀ ਜਿਹੜੀ ਲੜਕੀ ਦੇਵ ਜਾਨੀ ਹੈ ਉਹਦੇ ਨਾਲ ਜ਼ਬਰਦਸਤੀ ਜੀ ਕਰ ਲਈ ਸੀ, ਉਹਦਾ ਸਰਦਿਆ ਭੰਗ ਕਰ ਦਿੱਤਾ ਸੀ, ਜਿਸ ਕਰਕੇ ਉਹਨੇ ਫਿਰ ਨਾਰਾਜ਼ ਹੋ ਕੇ ਗੁੱਸੇ ਵਿੱਚ ਆ ਕੇ ਸਰਾਪ ਦੇ ਦਿੱਤਾ ਵੀ ਚੰਗਾ ਇੱਥੇ ਹੁਣ 10,000 ਵਰ੍ਹਾ ਬਾਰਿਸ਼ ਨਹੀਂ ਪਵੇਗੀ, ਆਕਾਸ਼ ਵਿੱਚੋਂ ਰੇਤੇ ਦੀ, ਕੰਕਰੀਆਂ ਦੀ, ਮਿੱਟੀ ਦੀ ਬਾਰਿਸ਼ ਹਨੇਰੀ ਚੱਲਦੀ ਰਹੇਗੀ। ਬਹੁਤ ਔਖੇ, ਨਾ ਇੱਥੇ ਸੰਗਤ ਹੋਏ, ਨਾ ਕਿਸੇ ਨੂੰ ਗਿਆਨ ਹੋਊਗਾ। ਇਸ ਤਰ੍ਹਾਂ ਕਹਿੰਦੇ 10,000 ਵਰ੍ਹਾ ਫਿਰ ਉੱਥੇ ਕਲਯੁੱਗ ਹੀ ਲੱਗਿਆ, ਰਸਾ ਯੁੱਗ ਦੇ ਵਿੱਚ ਵੀ ਉਹ ਜਿਹੜਾ ਸਤਯੁੱਗ ਦਾ ਸਮਾਂ ਸੀ ਨਾ, ਜਿਹੜਾ ਕਲਯੁੱਗ ਜਿੱਥੇ ਲੱਗਿਆ, ਉਹ ਸਤਯੁੱਗ ਦਾ ਸਮਾਂ ਮਹਾਰਾਜ ਨੇ ਕਲਯੁੱਗ ਵਿੱਚ ਲਿਆ ਲਾਇਆ ਹੈ। ਇੱਥੇ ਹਰ ਪਾਸੇ ਹੀ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹੈ, ਬ੍ਰਹਮ ਵਿਚਾਰਾਂ ਹੋ ਰਹੀਆਂ, ਉਹ ਗੁਰੂ ਮਹਾਰਾਜ ਦੀ ਸਾਰੇ ਮਾਈ ਭਾਈ ਮਹਿਮਾ ਵਡਿਆਈ ਕਰ ਰਹੇ ਹੈ। ਜਿਸ ਤਰ੍ਹਾਂ ਉਹ ਪ੍ਰਸੰਗ ਆਪਾਂ ਕੁਝ ਸੁਣਿਆ, ਸਮਾਂ ਹੋਣ ਕਰਕੇ ਵਿੱਚੇ ਰਹਿ ਗਿਆ ਸੀ, ਉਹ ਰਹਿੰਦਾ ਪ੍ਰਸੰਗ ਅੱਜ ਆ ਰਿਹਾ ਹੈ। ਬਾਕੀ ਜਿਵੇਂ ਹੋਰ ਪ੍ਰੀਖਿਆ ਕੀਤੀ ਆਪ ਜੀ ਨੇ ਆਪਣੇ ਦਾਸ ਜੀ ਲਹਿਣਾ ਜੀ ਦੀ, ਜਿਹਦੇ ਵਿੱਚ ਵੀ ਉਹ ਪੂਰੇ ਉਤਰੇ, ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਜਣਾ ਦਿੱਤਾ ਵੀ ਅਸਲ ਰੂਪ ਦੇ ਵਿੱਚ ਤਾਂ ਜਿਹੜਾ ਇਹ ਨਾਤੀ ਜਿਹੜਾ ਪੁੱਤਰ ਹੈ ਨਾ, ਇਹ ਪ੍ਰਵਾਨਿਕ ਹੈ, ਬਿੰਦੀ ਨਹੀਂ ਹੈ। ਕਿਉਂਕਿ ਦੋ ਤਰ੍ਹਾਂ ਦੇ ਪੁੱਤਰ ਹੁੰਦੇ, ਇੱਕ ਜਿਹੜਾ ਉਪਦੇਸ਼ ਲੈ ਕੇ ਉਹ ਬਣਿਆ ਹੈ, ਉਹਨੂੰ ਸੇਵਕ ਕਹਿ ਦਿੰਦੇ, ਉਹ ਵੀ ਪੁੱਤਰ ਹੀ ਹੁੰਦਾ ਹੈ। ਇਹਨ ਪੁੱਤਰ ਨੂੰ ਕਿ ਅਸੀਂ ਇਸ ਪਰਿਵਾਰ ਦੀ ਇਹ ਸਤਿਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਜਿਹਨਾਂ ਨੂੰ ਉਹ ਗੁਰਮੰਤਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਬਖਸ਼ਿਆ ਸੀ, ਉਹਨਾਂ ਨੂੰ ਪੁੱਤਰ ਕਿਹਾ ਸਿੰਘਾਂ ਨੂੰ, ਖਾਲਸਿਆਂ ਨੂੰ। ਇਹ ਸੁੰਦਰ ਕੌਰ ਜੀ ਨੂੰ ਕਹਿਣ ਲੱਗੇ ਵੀ ਉਹਨਾਂ ਚੌਹਾਂ ਨੂੰ ਕੀ ਚੇਤੇ ਕਰਦੀ ਹੈ, ਇਹਨਾਂ ਸਪੁੱਤਰਾਂ ਜਿਹੜੇ ਆ ਖਾਲਸੇ ਬੈਠੇ ਹੈ, ਇਹਨਾਂ ਦੇ ਉੱਪਰੋਂ ਅਸੀਂ ਚਾਰੇ ਬਾਹਰ ਦਿੱਤੇ, ਅਤੇ ਚਲੋ ਚਾਰ ਸ਼ਹੀਦ ਹੋ ਗਏ, ਅਤੇ ਫਿਰ ਕੀ ਹੋਇਆ, ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਜੀ ਰਿਹਾ ਤੇਰੇ ਪੁੱਤਰ। ਇਸ ਤਰ੍ਹਾਂ ਜਿਹੜਾ ਲਹਿਣਾ ਜੀ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਜਿੱਥੇ ਸਿੱਖ ਬਣਿਆ, ਉੱਥੇ ਸਪੁੱਤਰ ਦੀ ਪਦਵੀ ਨੂੰ ਵੀ ਉਹਨਾਂ ਨੇ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਉਹ ਜਿਵੇਂ ਪਰਖ ਵਿੱਚ ਦੂਜੀ ਵਾਰ ਵੀ ਪੂਰੇ ਉੱਤਰ ਗਏ ਸੀ, ਔਰ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਜਹਿ ਤਹਿ ਹੋਏ ਰਹਿਓ ਸਤ ਸੰਗਾ, ਜਿੱਥੇ ਕਿੱਥੇ ਹੀ ਹਰ ਜਗ੍ਹਾ ਅੰਦਰ ਬਾਹਰ ਸਤਸੰਗਤ ਹੀ ਹੋ ਰਹੀ ਹੈ। ਸਤ ਨਾਮ ਸਿਮਰਹਿ ਦੁੱਖ ਭੰਗਾ, ਦੁੱਖਾਂ ਨੂੰ ਤੋੜਨ ਵਾਲਾ ਹੈ ਉਹ ਸਭ ਕੋਈ ਸਤਨਾਮ ਵਾਹਿਗੁਰੂ ਹੀ ਸਿਮਰਦੇ ਹਨ। ਮਿਲ ਹੈ ਵਿਚਾਰਹਿ ਗਾਵਹਿ ਕੀਰਤ, ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰਦੇ ਹੈ, ਕੋਈ ਇਸੇ ਤਰ੍ਹਾਂ ਆਪੋ ਵਿੱਚ ਹੀ ਮਿਲ ਕੇ ਕੀਰਤਨ ਗਾਉਂਦੇ ਹਨ, ਜਾਣੀ ਰਾਗ ਵਿੱਚ ਕੀਰਤਨ ਕਰਦੇ ਹਨ। ਸੋਭਾ ਸਗਲ ਜਗਤ ਬਿਸ ਤੀਰਤ, ਇਸ ਤਰ੍ਹਾਂ ਨਾਮ ਦੀ ਜਿਹੜੀ ਸੋਭਾ ਹੈ ਸਾਰੇ ਸੰਸਾਰ ਦੇ ਵਿੱਚ ਹੀ ਫੈਲ ਰਹੀ ਹੈ। ਜੈ ਜੈਕਾਰ ਹੋਤ ਚੌਹ ਫੇਰਾ, ਗੁਰੂ ਨਾਨਕ ਸਾਹਿਬ ਜੀ ਦੇ ਚਾਰੇ ਚੁਫੇਰੇ ਜਾਂ ਇਸੇ ਤਰ੍ਹਾਂ ਚੜ੍ਹਦੀ ਤਰਫ, ਚੜ੍ਹਦੀ ਤਰਫ, ਪਹਾੜ ਦੀ ਤਰਫ, ਦੱਖਣ ਦੀ ਤਰਫ, ਹਰ ਪਾਸੇ ਜੈ ਜੈਕਾਰ ਦਾ ਆਵਾਜ਼ਾ ਹੁੰਦਾ ਹੈ। ਉਮਗਤ ਸਭ ਕੈ ਪ੍ਰੇਮ ਕਨੇਰਾ, ਮਹਾਰਾਜ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਸਾਰਿਆਂ ਦੇ ਮਨਾਂ ਵਿੱਚ ਬਹੁਤਾ ਪ੍ਰੇਮ, ਉਮਗਤ ਕੀ ਉੱਛਲ ਰਿਹਾ, ਪ੍ਰਗਟ ਪ੍ਰਤੱਖ ਹੋ ਰਿਹਾ ਹੈ। ਮਾਨਵ ਮਿਲੇ ਅਨੇਕ ਹਜ਼ਾਰਾ, ਕਰਤਾਰਪੁਰ ਦੇ ਵਿੱਚ ਹਜ਼ਾਰਾਂ ਅਨੇਕਾਂ ਹੀ ਜਿਹੜੇ ਮਾਈ ਭਾਈ ਮਿਲੇ ਹੋਏ, ਇਕੱਠਿਆ ਹੋਏ। ਸਰਬ ਦੇਗ ਤੇ ਖਾਏ ਆਹਾਰਾ, ਬਾਰਿਸ਼ ਹਟ ਗਈ ਹੈ, ਗੁਰੂ ਕਾ ਲੰਗਰ ਫਿਰ ਉਵੇਂ ਤਿਆਰ ਹੋਣ ਲੱਗ ਗਿਆ, ਸਭ ਗੁਰੂ ਕੇ ਲੰਗਰ ਵਿੱਚ ਹੀ ਭੋਜਨ ਛਕਦੇ ਹਨ। ਦਰਬ ਉਪਾਇਨ ਆਨਹ ਕੋਈ, ਜਿਹੜਾ ਕੋਈ ਗੁਰੂ ਕਾ ਸਿੱਖ ਕੋਈ ਮਾਇਆ ਲਿਆਉਂਦਾ ਹੈ ਜਾਂ ਹੋਰ ਕੋਈ ਭੇਟਾ ਲੈ ਆਉਂਦਾ ਕੱਪੜੇ ਆਦਿਕ, ਕਿਹਤੇ ਲੇਹੇ ਨਾ ਫੇਰਹਿ ਸੋਈ, ਇਹ ਗੁਰੂ ਮਹਾਰਾਜ ਜੀ ਮੌਜ ਹੈ, ਕਿਸੇ ਤੋਂ ਲੈਂਦੇ ਹੀ ਨਹੀਂ ਹੈ, ਜਿਹੜਾ ਕੋਈ ਮਾਇਆ ਲਿਆਉਂਦਾ ਕੱਪੜੇ ਲਿਆਉਂਦਾ ਉਹ ਮੋਹਰ ਹੀ ਦਿੰਦੇ ਹਨ ਆਪ ਜੀ। ਸਵਾ ਜਾਮ ਨਿਸ ਜਾਹ ਸ਼ਨਾਨਾ ਤੇ ਸਵਾ ਕੁ ਪੈਰ ਰਾਤ ਰਹਿੰਦਿਆਂ ਹੋਇਆਂ ਆਪ ਉੱਠ ਕੇ ਰਾਵੀ ਤੇ ਇਸ਼ਨਾਨ ਕਰ ਲਈ ਚਲੇ ਜਾਂਦੇ। ਜਲ ਮਹਿ ਤਿਸ਼ਟੈ ਕਿਰਪਾ ਨਿਧਾਨਾ ਇਸ਼ਨਾਨ ਕਰਕੇ ਕੁਝ ਸਮਾਂ ਗੁਰੂ ਨਾਨਕ ਸਾਹਿਬ ਜੀ ਪਾਣੀ ਵਿੱਚ ਹੀ ਖੜ ਜਾਂਦੇ ਹਨ। ਭੋਰ ਹੋਤ ਲੋ ਠਾਂਡੇ ਰਹੀ ਇਸ ਤਰ੍ਹਾਂ ਸਵੇਰ ਹੁੰਦਿਆਂ ਤੱਕ ਪਾਣੀ ਵਿੱਚ ਹੀ ਖੜੋਤੇ ਰਹਿੰਦੇ ਹਨ। ਕੰਠ ਸਮਾਨ ਜਾਹ ਜਲ ਇਹੀ ਜਿੱਥੇ ਪਾਣੀ ਗੜ ਗੜ ਤੱਕ ਹੁੰਦਾ ਨਾ ਉੱਥੇ ਪਾਣੀ ਗੜ ਗੜ ਤੱਕ ਖੜੋਤੇ ਰਹਿੰਦੇ। ਲਹਿਣਾ ਜਾਏ ਸੰਗ ਤੇ ਕਾਲਾ ਸਵਾ ਪੈਰ ਰਾਤ ਰਹਿੰਦਿਆਂ ਹੋਇਆਂ ਮਹਾਰਾਜ ਜੀ ਇਸ਼ਨਾਨ ਕਰਨ ਲਈ ਤੇ ਉਹ ਰਾਵੀ ਨਦੀ ਵਿੱਚ ਜਾ ਕੇ ਖੜਨ ਕੇ ਤਪ ਕਰਨ ਲਈ ਚੱਲਦੇ ਹੈ। ਬਾਕੀ ਸਿੱਖ ਸੇਵਕਾਂ ਤੋਂ ਬਗੈਰ ਸ੍ਰੀ ਲਹਿਣਾ ਜੀ ਨਾਲ ਜਾਂਦੇ ਹਮੇਸ਼ਾ। ਸੇਵਹਿ ਸਤਿਗੁਰ ਚਰਨ ਰਸਾਲਾ ਜੋ ਗੁਰੂ ਨਾਨਕ ਸਾਹਿਬ ਸੋਹਣੇ ਹਨ ਉਹਨਾਂ ਦੇ ਸੁੰਦਰ ਚਰਨਾਂ ਦੀ ਸੇਵਾ ਕਰਦੇ। ਹਿਮਰੁਤ ਹੁਤੀ ਸੀਤ ਅਧਿਕਾਈ ਜਦੋਂ ਗੁਰੂ ਮਹਾਰਾਜ ਨੇ ਜਾ ਕੇ ਗਲ ਗਲ ਪਾਣੀ ਵਿੱਚ ਖੜਨਾ ਕੀਤਾ ਉਦੋਂ ਠੰਡ ਦੀ ਰੁੱਤ ਸੀ। ਪੋਹ ਮਾਘ ਦਾ ਮਹੀਨਾ ਸੀ ਬੜੇ ਤਕੜੀ ਠੰਡ ਪੈ ਰਹੀ ਸੀ। ਇੱਕ ਦਿਨ ਪੁੰਨ ਬਰਖਾ ਬਰਖਾਈ ਇੱਕ ਦਿਨ ਕਹਿੰਦੇ ਫੇਰ ਜਿਹੜੀ ਬੜੀ ਤਕੜੀ ਬਾਰਿਸ਼ ਕਹਿੰਦੇ ਬਰਸ ਗਈ ਬਹੁਤ ਬਰਖਾ ਹੋ ਗਈ। ਜਲ ਮਹਿ ਬੈਠੇ ਗੁਣੀ ਗਹੀਰੰ ਗੁਰੂ ਮਹਾਰਾਜ ਆਪਣੇ ਨਿਨ ਅਨੁਸਾਰ ਉਸੇ ਤਰ੍ਹਾਂ ਕਹਿੰਦੇ ਠੰਡ ਦੀ ਮੁੱਠ ਵਿੱਚੇ ਬਾਰਿਸ਼ ਪੈਂਦਿਆਂ ਜਲ ਦੇ ਜਾ ਪ੍ਰਵੇਸ਼ ਹੋਏ। ਲਹਿਣਾ ਬੈਠਿਓ ਸਰਤਾ ਤੀਰੰ ਸ੍ਰੀ ਲਹਿਣਾ ਜੀ ਇਸ ਤਰ੍ਹਾਂ ਚੌਂਕੜਾ ਮਾਰ ਕੇ ਰਾਵੀ ਨਦੀ ਦੇ ਕਿਨਾਰੇ ਉੱਪਰ ਬੈਠ ਗਏ। ਭਇਓ ਸੀਤ ਤੇ ਕਾਲ ਵਿਸਾਲਾ ਇੱਕ ਤਾਂ ਪੋਹ ਦਾ ਮਹੀਨਾ ਦੂਜਾ ਬਾਰਿਸ਼ ਉੱਪਰੋਂ ਪੈ ਰਹੀ ਹੈ ਜਿਸ ਕਰਕੇ ਬਹੁਤ ਹੀ ਕਹਿੰਦੇ ਠੰਡ ਜੀ ਹੋ ਗਈ ਹੈ। ਭੀਗੇ ਚੀਰ ਨੀਰ ਕੇ ਨਾਲਾ ਉੱਪਰੋਂ ਬਾਰਿਸ਼ ਪੈ ਹੈ ਜਿਸ ਕਰਕੇ ਉਹ ਪਾਣੀ ਦੇ ਨਾਲ ਬਹੁਤੇ ਬਸਤਰ ਜੇ ਭਿੱਜ ਗਏ ਸ੍ਰੀ ਲਹਿਣਾ ਜੀ ਦੇ। ਸਰਦੀ ਤਬ ਲਹਿਣੇ ਕੋ ਵਿਆਪੀ ਠੰਡੀ ਹਵਾ ਵਗੇ ਕੱਪੜੇ ਗਿੱਲੇ ਹੋ ਜਾਣ ਤੇ ਫਿਰ ਤਾਂ ਜ਼ਿਆਦਾ ਠੰਡ ਲੱਗਦੀ ਹੈ। ਕਹਿੰਦੇ ਸ੍ਰੀ ਲਹਿਣਾ ਜੀ ਨੂੰ ਜ਼ਿਆਦਾ ਠੰਡ ਲੱਗ ਗਈ ਹੈ। ਥਰ ਥਰ ਸੀਤ ਸੰਗ ਦੇਹ ਕੰਪੀ ਠੰਡ ਦੇ ਨਾਲ ਜਿਹੜੀ ਦੇਹ ਹੈ ਕਹਿੰਦੇ ਥਰ ਥਰ ਕਰਕੇ ਕੰਬਣ ਲੱਗ ਪਈ ਹੈ। ਤੰਤ ਜੁਟੇ ਮੁਖ ਜਾਏ ਨ ਬੋਲਾ ਇੰਨੀ ਕਹਿੰਦੇ ਠੰਡ ਚੜ ਗਈ ਹੈ ਦੰਦ ਜੇ ਜੁੜ ਗਏ ਸ੍ਰੀ ਲਹਿਣਾ ਜੀ ਦੇ ਮੁਖੋਂ ਕੋਈ ਬਚਨ ਹੀ ਨਹੀਂ ਬੋਲਿਆ ਜਾ ਰਿਹਾ। ਪਰੇ ਉਹ ਧਰਾ ਪੁੰਨ ਹੋਏ ਅਡੋਲਾ ਫਿਰ ਤਾਂ ਕਹਿੰਦੇ ਧਰਤੀ ਉੱਪਰ ਹੀ ਅਡੋਲ ਜੇ ਹੋ ਕੇ ਪੈ ਗਏ ਹਨ ਲੇਟ ਗਏ ਹਨ। ਮੈਂ ਸੁਧ ਈਖਦ ਰਹੀ ਸਰੀਰ ਇੰਨੀ ਕਹਿੰਦੇ ਠੰਡ ਨੇ ਅਸਰ ਕੀਤਾ ਥੋੜੇ ਮਾਤਰ ਵੀ ਸਰੀਰ ਦੀ ਸ੍ਰੀ ਲਹਿਣਾ ਜੀ ਨੂੰ ਕੋਈ ਹੋਸ਼ ਰਹੀ ਹੈ। ਕਰਤੇ ਗੇਰੇ ਜੋ ਗੁਰ ਕੇ ਚੀਰਾ ਗੁਰੂ ਮਹਾਰਾਜ ਦੇ ਬਸਤਰ ਦੀ ਉਹ ਚਾਦਰਾ ਵਗੈਰਾ ਸੀ ਉਹ ਹੱਥ ਤੇ ਆਪ ਤੋਂ ਡਿੱਗ ਪਏ ਹਨ। ਤੇ ਜਿਨ ਨਿਕਸੇ ਵਹਿਰ ਗੁਸਾਏ ਐਸਾ ਕੁਝ ਦੇਖ ਕੇ ਜੋ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਪਾਣੀ ਤੋਂ ਬਾਹਰ ਨਿਕਲੇ ਆਏ। ਭਿਖਿਓ ਦਾਸ ਸੁਧ ਜਾਹੇ ਨਕਾਈ ਆਪਣੇ ਸੇਵਕ ਲਹਿਣਾ ਜੀ ਵੱਲੀ ਭੇਖਿਆ ਵੀ ਜਿਨ੍ਹਾਂ ਨੂੰ ਤੋਂ ਕੁਛ ਹੋਸ਼ ਹੀ ਨਹੀਂ ਹੈ। ਭੀਗ ਸਰੀਰ ਚੀਰ ਗਏ ਜਾ ਕੇ ਜਿਨ੍ਹਾਂ ਦੇ ਜਿਹੜੇ ਸਰੀਰ ਦੇ ਵਸਤਰ ਜੇ ਉਹ ਵੀ ਭਿੱਜ ਗਏ ਹੋਏ। ਪਰੇ ਅਚੇਤ ਅੰਗ ਛਿਤ ਤਾਂ ਕੇ ਹੁਣ ਕਹਿੰਦੇ ਬੇਹੋਸ਼ ਜੇ ਪਏ ਹੈ ਤੇ ਧਰਤੀ ਉੱਪਰ ਉਹਨਾਂ ਦੇ ਜਿਹੜੇ ਅੰਗ ਜੇ ਸਿਥਲ ਹੋਏ ਬੇਹੋਸ਼ ਕੋਈ ਖਬਰ ਨਹੀਂ ਆਪਣੇ ਆਪ ਦੀ। ਪਦ ਪੰਕਜ ਤਨ ਸੋ ਪਰਸਾਇਓ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਲਹਿਣਾ ਦਾਸ ਜੀ ਦੇ ਉਹ ਸਰੀਰ ਨੂੰ ਆਪਣਾ ਕਵਲ ਵਰਗਾ ਜਿਹੜਾ ਚਰਨ ਹੈ ਉਹ ਛੁਹਾਇਆ ਹੈ। ਸਰਬ ਅੰਗ ਤੇ ਸੀਤ ਨਸਾਇਓ ਮਹਾਰਾਜ ਦੀ ਮਾਜ ਚਰਨ ਛੁਹਾਉਣ ਨਾਲ ਹੀ ਸਾਰੇ ਸਰੀਰ ਤੋਂ ਜਿਹੜਾ ਪਾਲਾ ਜਾ ਕਹਿੰਦੇ ਨਾਸ ਕਰ ਦਿੱਤਾ ਠੰਡ ਲਾ ਦਿੱਤੀ। ਭਈ ਉਸ਼ਨਤਾ ਸੁਧ ਹੋਏ ਆਈ ਹਾਂ ਜਦੋਂ ਮਹਾਰਾਜ ਨੇ ਚਰਨ ਜਿਹਾ ਲਾਇਆ ਹੈ ਲਹਿਣਾ ਜੀ ਨੂੰ ਗੁਰਮਹਿਸ਼ ਜੀ ਆਈ ਹੈ ਸੇਵੜੇ ਹੋਸ਼ ਪਾਈ ਆਪ ਜੀ ਨੇ ਦੇਖ ਪਰਿਓ ਪਾਇਨ ਲਪਟਾਈ ਨਾਨਕ ਸਾਹਿਬ ਜੀ ਨੂੰ ਬਾਹਰ ਖੜੋਤਿਆਂ ਦੇਖ ਕੇ ਚੱਟ ਪਰ ਚਰਨੀ ਪੈ ਗਏ ਹਨ ਬੂਜੋ ਦਾਸ ਤਬ ਹੈ ਜਗ ਨਾਥਾ ਉਸ ਵੇਲੇ ਸ੍ਰੀ ਲਹਿਣਾ ਸੇਵਕ ਨੂੰ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਪੁੱਛ ਲਿਆ ਹੈ ਕੌਣ ਹਾਲ ਬੀਤਿਓ ਤੁਝ ਸਾਥਾ ਲਹਿਣਾ ਜੀ ਕਿਹੋ ਜਿਹਾ ਹਾਲ ਚਾਲ ਤੇਰੇ ਨਾਲ ਬੀਤਿਆ ਬੋਲਿਓ ਲਹਿਣਾ ਦੁਆ ਕਰ ਜੋਰੀ ਲਹਿਣਾ ਜੀ ਸੇਵਕ ਦੋਵੇਂ ਹੱਥ ਜੋੜ ਕੇ ਬੋਲੇ ਹਨ ਸੁਣੀਏ ਪ੍ਰਭੂ ਦਸ਼ਾ ਜਸ ਮੋਰੀ ਪਰਮੇਸ਼ਰ ਸੁਣੀਏ ਜਿਸ ਤਰ੍ਹਾਂ ਮੇਰੀ ਹਾਲਤ ਹੋ ਗਈ ਬਸਤਰ ਭੀਜ ਭਾ ਸ਼ੀਤ ਕਨੇਰਾ ਮਾਰਾ ਬਾਰਿਸ਼ ਪੈ ਗਈ ਸੀ ਇਹਦੇ ਨਾਲ ਮੇਰੇ ਕੱਪੜੇ ਜੇ ਭਿੱਜ ਗਏ ਇਸੇ ਤਰ੍ਹਾਂ ਠੰਡੀ ਹਵਾ ਚੱਲਦੀ ਸੀ ਉਹਦੇ ਨਾਲ ਬਹੁਤ ਮੈਨੂੰ ਮਾਰਾ ਪਾਲਾ ਜਿਹਾ ਚੜ ਗਿਆ ਠੰਡ ਲੱਗ ਗਈ ਜੁੱਟੇ ਦੰਤ ਤਨ ਗਿਰ ਗਏ ਮੇਰਾ ਪਹਿਲਾਂ ਤਾਂ ਮੇਰੇ ਮਾਰਾ ਠੰਡ ਨਾਲ ਦੰਦ ਜੇ ਜੁੜ ਗਏ ਸੀ ਫਿਰ ਮੇਰਾ ਸਰੀਰ ਵੀ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਚਰਨ ਕਮਲ ਤੁਮ ਆਨ ਸੁਹਾਵਾ ਤੁਸੀਂ ਮਾਰਾ ਬੜੀ ਕਿਰਪਾ ਕੀਤੀ ਆ ਕੇ ਚਰਨ ਕਮਲ ਸੁਹਾਇਆ ਮੇਰੇ ਸਰੀਰ ਨਾਲ ਤਤਖਿਨ ਸਾਗਰੋ ਸੀਤ ਨਸਾਵਾ ਜਿੰਨਾ ਸਰੀਰ ਨੂੰ ਕਹਿੰਦੇ ਪਾਲਾ ਚੜਿਆ ਹੋਇਆ ਸੀ ਛਟਪਟੀ ਮਾਰਾ ਤੁਸੀਂ ਨਾਸ ਕਰਤਾ ਭਜਾਤਾ ਅਬ ਸੁਚੇਤ ਭਾ ਮੋਰ ਸਰੀਰ ਗੁਰੂ ਨਾਨਕ ਸਾਹਿਬ ਹੁਣ ਤੁਹਾਡੀ ਕਿਰਪਾ ਨਾਲ ਮੇਰਾ ਜਿਹੜਾ ਸਰੀਰ ਹੈ ਪੂਰਾ ਸੁਚੇਤ ਸਾਵਧਾਨ ਹੋ ਗਿਆ ਸਤਰਕ ਹੋ ਗਿਆ ਰਾਵਰ ਭੰਜਤ ਹੋ ਸਭ ਪੀਰਾ ਇਹ ਕੀ ਵੱਡੀ ਗੱਲ ਹੈ ਆਪ ਤਾਂ ਸਾਰਿਆਂ ਦੀਆਂ ਪੀੜਾਂ ਤਕਲੀਫਾਂ ਨਾਸ ਕਰਦੇ ਹੋ ਸੁਣ ਬੋਲੇ ਸ੍ਰੀ ਪ੍ਰਭ ਕਿਰਪਾਲਾ ਉਸ ਵੇਲੇ ਦਿਆਲੂ ਕਿਰਪਾਲੂ ਲਹਿਣਾ ਜੀ ਤੋਂ ਸੁਣ ਕੇ ਬੋਲੇ ਚੱਲੇ ਹਾਂ ਕਾਲਤ ਜੋ ਕਾਲ ਵਿਸਾਲਾ ਅਸੀਂ ਬੜੀ ਤਕੜੀ ਘਾਲਣਾ ਘਾਲ ਰਹੇ ਹਾਂ ਕਮਾਈ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਅਨੇਕ ਪ੍ਰਕਾਰ ਜੋ ਤਪ ਕਰਨਾ ਅਨੇਕਾਂ ਤਰ੍ਹਾਂ ਦਾ ਜਿਹੜਾ ਕੋਈ ਤਪ ਕਰਨਾ ਹੈ ਸਭ ਸਿੱਖਣ ਹਿਤ ਲਖ ਹੋ ਅਚਰਨਾ ਸਾਰਾ ਕੁਝ ਆਪਣੇ ਸਿੱਖਾਂ ਦੇ ਵਾਸਤੇ ਸਾਡਾ ਕੋਈ ਕਰਤੱਵ ਵੀ ਇਹ ਕੋਈ ਆਪਣੇ ਵਾਸਤੇ ਨਹੀਂ ਅਸੀਂ ਇਹ ਕੋਈ ਪਾਣੀ ਵਿੱਚ ਖੜ ਰਹੇ ਇਹ ਸਿੱਖਾਂ ਵਾਸਤੇ ਤਪ ਕਰ ਰਹੇ ਹਾਂ ਵੀ ਸਿੱਖਾਂ ਨੂੰ ਕੋਈ ਬਹੁਤਾ ਕਰਨ ਕਰਾਉਣ ਦੀ ਲੋੜ ਨਾ ਪਵੇ ਇਸੇ ਕਰਕੇ ਮਾਤਰ ਦਵਾਸਟਰ ਸਾਡੇ ਵਰਗੇ ਬੇਲੀਆਂ ਹੀ ਖਾਂਦੇ ਜੋ ਮੇਰੇ ਮਹਿ ਸ਼ਰਧਾ ਧਰਹੀ ਕਹਿੰਦੇ ਜਿਹੜੇ ਸਾਡੇ ਵਿੱਚ ਸ਼ਰਧਾ ਰੱਖਣਗੇ ਗੁਰੂ ਕੇ ਸਿੱਖ ਮਨ ਕਰ ਸ਼ਬਦ ਕਮਾਵਨ ਕਰਹੀ ਮਨ ਕਰਕੇ ਜਿਹੜਾ ਗੁਰੂ ਕਾ ਉਪਦੇਸ਼ ਉਹਨੂੰ ਕਮਾਉਣਾ ਕਰਨਗੇ ਨਾਨਕ ਪੰਥੀ ਜਿਨ ਕੋ ਨਾਮ ਉਹਨਾਂ ਦਾ ਨਾਂ ਨਾਨਕ ਪੰਥੀ ਹੋਏਗਾ ਪਾਵਨਾ ਦਾ ਨਾਮ ਗੁਰੂ ਨਾਨਕ ਦੇ ਸਿੱਖ ਹੋਵੇਗਾ ਵਾਹਿਗੁਰੂ ਜਪ ਰਹਿਤ ਅਕਾਮ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਕਾਮਨਾ ਤੋਂ ਜੋ ਰਹਿਤ ਹੋਣਗੇ ਸੋ ਜਮ ਕੋ ਨਹਿ ਦੇਖਣ ਪੈ ਇਹੋ ਜਿਹੇ ਜਿਹੜੇ ਗੁਰੂ ਕੇ ਸਿੱਖ ਭਾਵੇਂ ਉਹਨਾਂ ਨੇ ਜਪ ਤਪ ਨਾ ਹੀ ਕੀਤਾ ਹੋਵੇ ਪਰ ਫਿਰ ਵੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਥੋੜ੍ਹਾ ਬਹੁਤ ਜਪਦੇ ਹੋਏ ਜਮਾਂ ਨੂੰ ਨਹੀਂ ਵੇਖਣਗੇ ਜਮਾਂ ਦੇ ਬਸ ਨਹੀਂ ਪੈਣਗੇ ਬਚ ਜਾਣਗੇ ਸੁਖ ਸੋ ਗਤ ਪ੍ਰਾਪਤ ਤਿੰਨ ਹੋਇਆ ਹੈ ਉਹਨਾਂ ਗੁਰਸਿੱਖਾਂ ਨੂੰ ਕਹਿੰਦੇ ਸੁਖ ਦੇ ਨਾਲ ਜਿਹੜੀ ਸਹਿਜੇ ਮੁਕਤੀ ਪ੍ਰਾਪਤ ਹੋ ਜਾਊਗੀ ਕਮਲ ਬਦਨ ਤੇ ਕਹਿ ਅਸ ਬਾਨੀ ਇਹੋ ਜਿਹੇ ਜਿਹੜੇ ਮੁੱਖ ਕਮਲ ਵਰਗੇ ਮੁੱਖ ਤੋਂ ਆਪ ਜੀ ਨੇ ਬਚਨ ਕਹੇ ਹਨ ਗੁਣਪੁਰ ਮੈਂ ਆਏ ਗੁਣ ਖਾਨੀ ਫਿਰ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਿੱਚ ਚੱਲ ਆਏ ਬੈਠਤ ਭੇ ਧਰਮਸਾਲ ਮਝਾਰੀ ਆਪ ਜੀ ਜਿਹੜੀ ਧਰਮਸਾਲਾ ਉਹਦੇ ਵਿੱਚ ਚੌਂਕੜਾ ਮਾਰ ਕੇ ਬੈਠ ਗਏ ਸੰਗਤ ਆਵਹ ਕਰ ਜੁਹਾਰੀ ਗੁਰੂ ਕੀਆਂ ਸੰਗਤਾਂ ਆ ਰਹੀਆਂ ਆਪ ਜੀ ਨੂੰ ਨਮਸਕਾਰਾਂ ਕਰ ਰਹੀਆਂ ਮੱਥੇ ਟੇਕ ਰਹੀਆਂ ਕਰਨ ਲੱਗੇ ਤਪ ਕਰੂਰ ਵਡੇਰਾ ਇਹ ਤਾਂ ਬਹੁਤਾ ਜਿਹੜਾ ਸਖਤ ਤਪ ਹੈ ਕਰੜਾ ਤਪ ਆਪ ਜੀ ਕਰਨ ਲੱਗ ਪਏ। ਉਰਕੇ ਨਿਕਟ ਨੀਕ ਥਲ ਹੇਰਾ ਕਰਤਾਰਪੁਰ ਸਾਹਿਬ ਤੋਂ ਬਾਹਰ ਬਾਹਰ ਨੇੜੇ ਜੇ ਥਾਂ ਬੜਾ ਚੰਗਾ ਸਾਫ਼ ਸੁਥਰਾ ਦੇਖਿਆ ਹੈ। ਤਹਾ ਕੀਨ ਇੱਕ ਕੁਟੀ ਨਿਰਾਲੀ ਉੱਥੇ ਬਾਹਰ ਬਾਹਰ ਇੱਕ ਮਹਾਰਾਜ ਜੀ ਨੇ ਛੋਟੀ ਜੀ ਕੁਟੀਆ ਤਿਆਰ ਕਰ ਲਈ ਹੈ। ਰੋਰਨ ਸੇਜ ਡਸਾਏ ਦੁਖਾਲੀ ਜਿਹੜੀ ਛੋਟੀ ਜੀ ਕੁਟੀਆ ਹੈ ਨਾ ਉਹਦੇ ਵਿੱਚ ਜੇ ਕਹਿੰਦੇ ਰੋੜਾਂ ਦੀ ਸੇਜਾ ਜੀ ਵਿਛਾ ਲਈ ਹੈ ਜੋ ਬਹੁਤ ਹੀ ਕਹਿੰਦੇ ਔਖੀ ਕਰਨ ਵਾਲੇ ਦੁਖੀ ਦੁੱਖਾਂ ਵਾਲੀ ਹੈ। ਨਿਜ ਸਰੀਰ ਕੇ ਸਮ ਬਨਵਾਈ ਉਹ ਜਿਹੜੀ ਕੁਟੀਆ ਹੈ ਜਾਂ ਜਿੰਨੀ ਕੁ ਆਪਣਾ ਜਿੰਨਾ ਕੁ ਸਰੀਰ ਹੈ ਨਾ ਓਨੀ ਕੀ ਬਣਾਈ ਹੈ। ਥਾਏ ਸ਼ੇਸ਼ ਨਹਿ ਜਹਾ ਰਹਾਈ ਇਹਦੇ ਵਿੱਚ ਕੋਈ ਬਾਕੀ ਵਾਧੂ ਜਗ੍ਹਾ ਨਹੀਂ ਹੈ, ਸਿਰਫ ਬੈਠਣ ਜੋਗੀ ਹੈ ਜਾਂ ਮਾੜਾ ਮੋਟਾ ਲਿਟਣ ਜੋਗੀ ਹੈ, ਵਾਧੂ ਕੋਈ ਜਗ੍ਹਾ ਨਹੀਂ। ਉਹ ਹੁਣ ਵੀ ਰੋੜੀ ਸਾਹਿਬ ਗੁਰਦੁਆਰਾ ਬਾਹਰ ਬਾਹਰ ਯਾਦ ਵਿੱਚ ਸਵਾਏ ਮਾਨ ਹੈ। ਪੌਡਹ ਬੈਠਹ ਰਹਤੇ ਮਾਹੀ ਜਾਓ ਛੋਟੀ ਜੀ ਕੁੜੀਆ ਵਿੱਚ ਜੋ ਮੌਜ ਹੁੰਦੀ ਹੈ ਬੈਠ ਜਾਂਦੇ ਹੈ ਜਾਂ ਉਹਦੇ ਵਿੱਚ ਹੀ ਲੇਟ ਜਾਂਦੇ ਹਨ। ਕਰਨ ਇਸ਼ਨਾਨ ਸਮੇਂ ਦੋਏ ਪਾ ਜਾਹੀ ਦੋ ਸਮੇਂ ਇਸ਼ਨਾਨ ਕਰਨ ਵਾਸਤੇ ਜ਼ਰੂਰ ਜਾਂਦੇ ਹਾਂ, ਸਵਾ ਪੈਰ ਦੇ ਤੜਕੇ ਵੀ ਸ਼ਾਮ ਨੂੰ ਕਰ ਵੀ ਲੈਂਦੇ ਹਨ। ਚੌਹਾਂ ਦਿਸ਼ ਤੇ ਨਰ ਆਏ ਵਿਸਾਲਾ ਇਧਰ ਚਾਰੇ ਤਰਫਾਂ ਤੋਂ ਬਹੁਤੇ ਮਾਈ ਭਾਈ ਆ ਰਹੇ ਦਰਸ ਬਿਲੋਕ ਧਰ ਹੈ ਪਦ ਭਾਲਾ ਮਹਾਰਾਜ ਦੇ ਦਰਸ਼ਨ ਕਰਦੇ ਹੈ ਚਰਨਾਂ ਤੇ ਮੱਥਾ ਰੱਖਦੇ ਹਨ। ਕਰ ਹੈ ਕਾਮਨਾ ਹਿਰਦੇ ਜੋਈ ਜਿਹੜਾ ਕੋਈ ਮਾਈ ਭਾਈ ਹਿਰਦੇ ਵਿੱਚ ਕਾਮਨਾ ਰੱਖਦਾ ਹੈ ਇੱਛਾ ਰੱਖਦਾ ਪੂਰਨ ਹੋਏ ਸਰਬ ਕੀ ਸੋਈ ਸਾਰਿਆਂ ਦੀਆਂ ਜਿਹੜੀਆਂ ਕਾਮਨਾ ਮਹਾਰਾਜ ਦੇ ਦਰਸ਼ਨ ਕਰਨ ਨਾਲ ਮੱਥੇ ਟੇਕਣ ਨਾਲ ਪੂਰੀਆਂ ਹੋ ਰਹੀਆਂ। ਜੁਗਲ ਕਾਲ ਭਲ ਬਨ ਹੈ ਆਹਾਰ ਇਹ ਮਹਾਰਾਜ ਦੀ ਮੌਜ ਹੈ ਕਹਿੰਦੇ ਦੋਵੇਂ ਸਮੇਂ ਗੁਰੂ ਕੇ ਲੰਗਰ ਵਿੱਚ ਚੰਗਾ ਵਧੀਆ ਹੀ ਭੋਜਨ ਬਣਦਾ ਹੈ। ਅਜਮੈ ਰੁਚ ਅਨੁਸਾਰ ਅਪਾਰ ਜਿੰਨੇ ਮਾਈ ਭਾਈ ਬੇਅੰਤ ਗਿਣਤੀ ਵਿੱਚ ਆਪੋ ਆਪਣੀ ਰੁਚੀ ਅਨੁਸਾਰ ਮਰਜ਼ੀ ਅਨੁਸਾਰ ਛਕਦੇ ਛਕਾਉਂਦੇ ਬਹੁਤ ਰਸੋਈਏ ਦੇਗ ਕਰੇ ਗੁਰੂ ਕੇ ਲੰਗਰ ਵਿੱਚ ਬਹੁਤ ਲਾਂਗਰੀ ਸਿੱਖ ਹੋ ਕੇ ਭੋਜਨ ਤਿਆਰ ਕਰਦੇ ਜਿਤਕ ਅੰਨ ਚਾਹਤੇ ਤਿਕ ਲੈ ਨਾ ਕਹਿੰਦੇ ਅੰਨ ਆਟਾ ਚਾਹੀਦਾ ਉਹਨਾਂ ਕੋਲ ਲੈ ਲੈਂਦੇ ਹਨ। ਨੀਕੀ ਰੀਤ ਸੁਧਾਰ ਬਣਾਵੇ ਹੈ ਜਿਹੜਾ ਲੰਗਰ ਪਾਣੀ ਚੰਗੀ ਰੀਤੀ ਨਾਲ ਬਣਾ ਸਵਾਰ ਕੇ ਕਹਿੰਦੇ ਬਣਾਉਂਦੇ ਜਿਨ ਤੇ ਸਵਾਦ ਮਹਾ ਸ਼ੁਭ ਆਵੇ ਹੈ ਚੰਗੇ ਢੰਗ ਨਾਲ ਬਹਿਣਾ ਫਿਰ ਚੰਗਾ ਸਵਾਦੀ ਬਣੀ ਜਾਣਾ ਹੈ ਜਦੋਂ ਛਕਦੇ ਬੜਾ ਚੰਗਾ ਸਵਾਦ ਆਉਂਦਾ ਹੈ। ਸਰਬ ਤਿਆਰ ਹੋਇਆ ਭੋਜਨ ਜਬ ਹੀ ਜਦੋਂ ਸਾਰਾ ਜਿਹੜਾ ਲੰਗਰ ਹੈ ਤਿਆਰ ਹੋ ਜਾਂਦਾ ਜਾਏ ਰਸੋਈਆ ਗੁਰ ਢਿੱਗ ਤਬ ਹੀ ਗੁਰੂ ਕਾ ਰਸੋਈਆ ਗੁਰੂ ਕਾ ਲਾਂਗਰੀ ਮਹਾਰਾਜ ਦੀ ਹਜ਼ੂਰੀ ਵਿੱਚ ਚਲਾ ਜਾਂਦਾ ਹੈ। ਹੱਥ ਬੰਦ ਹੋਵੇ ਠੰਡ ਰਹੀ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਅੱਗੇ ਰਸੋਈਆ ਲਾਂਗਰੀ ਸੇ ਖੜੋਤਾ ਰਹਿੰਦਾ ਹੈ। ਨਿਜ ਮੁਖ ਤੇ ਕੋ ਬਚਨ ਨ ਕਹੀ ਆਪਣੇ ਮੁਖ ਤੋਂ ਕੋਈ ਬਚਨ ਉਹ ਲਾਂਗਰੀ ਸਿੱਖ ਨਹੀਂ ਕਹਿੰਦਾ ਹੈ। ਬੀਤਹ ਕਿਤਕ ਕਾਲ ਅਸ ਤਾਹੀ ਇਸ ਤਰ੍ਹਾਂ ਖੜੋਤਿਆ ਹੋਇਆ ਲਾਂਗਰੀ ਸਿੱਖ ਨੂੰ ਕੋਈ ਸਮਾਂ ਲੰਘ ਜਾਂਦਾ ਬੀਤ ਜਾਂਦਾ ਜਬ ਲੋ ਪ੍ਰਭੂ ਬਿਲੋਕੈ ਨਾਹੀ ਨਾ ਚਿਰ ਮਹਾਰਾ ਉਹਦੇ ਵੱਲ ਤੱਕਦੇ ਨੀ ਨਾ ਚਿਰ ਹੱਥ ਜੋੜ ਕੇ ਖੜੋਤਾ ਹੀ ਰਹਿੰਦਾ ਹੈ। ਸਹਿਜ ਸੁਭਾਏ ਦ੍ਰਿਸ਼ਟ ਗੁਰ ਪਰਹੀ ਜਦੋਂ ਕਿਤੇ ਮਹਾਰਾ ਦੀ ਸੁਤੇ ਸੁਭਾਅ ਲਾਂਗਰੀ ਸਿੱਖ ਉੱਪਰ ਨਿਗਾਹ ਜੀ ਪੈ ਜਾਂਦੀ ਹੈ। ਵਿਪਰ ਸੰਗ ਅਸ ਬਚਨ ਉਚਰਹੀ ਜਿਹੜਾ ਬ੍ਰਹਮਣ ਲਾਂਗਰੀ ਸਿੱਖ ਹੈ ਉਹਦੇ ਸਾਥ ਮਹਾਰਾਜ ਬਚਨ ਕਰਦੇ ਹੇ ਦਿਜ ਭੋਜਨ ਭਇਓ ਤਿਆਰੀ ਬ੍ਰਾਹਮਣ ਰਸੋਈਏ ਕੀ ਗੁਰੂ ਕੇ ਲੰਗਰ ਵਿੱਚ ਭੋਜਨ ਤਿਆਰ ਹੋ ਗਿਆ ਆਏ ਹਕਾਰਨ ਕਹੋ ਉਚਾਰੀ ਸਾਨੂੰ ਸੱਦਣ ਆਇਆ ਹੈ ਤੂੰ ਇਸ ਤਰ੍ਹਾਂ ਵੀ ਉਚਾਰਨ ਕਰਕੇ ਦੱਸ ਸ੍ਰੀ ਪ੍ਰਭ ਤੁਮਰੀ ਕਰੁਣਾ ਕਰਕੇ ਜਦੋਂ ਇਹ ਰਸੋਈਆ ਲਾਂਗਰੀ ਬੋਲਦਾ ਕਿ ਮਹਾਰਾਜ ਤੁਹਾਡੀ ਕਿਰਪਾ ਕਰਕੇ ਭਇਓ ਆਹਾਰ ਤਿਆਰ ਸੁਧਾਰ ਕੇ ਬਣਾ ਸਵਾਰ ਕੇ ਮਹਾਰਾਜ ਸੋਹਰਾ ਲੰਗਰ ਤਿਆਰ ਹੋ ਗਿਆ ਪੈਦਾ ਹੋਇਆ ਤਬ ਤੇ ਸੰਗ ਜਾਏ ਜਗ ਸਾਈ ਲਾਂਗਰੀ ਸਿੱਖ ਦੇ ਕਰਨ ਕਰਕੇ ਉਹਦੇ ਨਾਲ ਚਲੇ ਜਾਂਦੇ ਜਗਤ ਦੇ ਮਾਲਕ ਰੁਚ ਅਨੁਸਾਰ ਸੁਭੋਜਨ ਖਾਈ ਰੁਚੀ ਹੁੰਦੀ ਜਿੰਨਾ ਕੁ ਜੀ ਕਰਦਾ ਓਨਾ ਕੁ ਭੋਜਨ ਥੋੜਾ ਜਾ ਛਕ ਲੈਂਦੇ ਬਹੁਰ ਦੇਗ ਵਰਤੈ ਪਸਚਾਤੀ ਉਦੋਂ ਬਾਅਦ ਤਾਂ ਗੁਰੂ ਕਾ ਲੰਗਰ ਫਿਰ ਖੁੱਲਾ ਡੁੱਲਾ ਹੀ ਵਰਤਣ ਲੱਗ ਪੈਂਦਾ ਹੈ ਸਰਬ ਸੰਗਤੀ ਹੋਏ ਅਗਾਤੀ ਦੁਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਛਕ ਛਕ ਕੇ ਤਿਰਪਤ ਹੁੰਦੀਆਂ ਹਨ ਦੋਨੋ ਸਮੇਂ ਭਾਂਤ ਇਸ ਹੋਏ ਦੋਨੋ ਸਮੇਂ ਇਸ ਤਰ੍ਹਾਂ ਗੁਰੂ ਕਾ ਲੰਗਰ ਤਿਆਰ ਹੁੰਦਾ ਹੈ ਆਵਹਿ ਖਾਇਨ ਹਟਕੈ ਕੋਏ ਜਿਹੜਾ ਵੀ ਗੁਰੂ ਕੇ ਲੰਗਰ ਵਿੱਚ ਆ ਜਾਂਦਾ ਉਸਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਦਰਸ਼ਨ ਦੇਖੈ ਪੂਰੈ ਆਸਾ ਮਹਾਰਾਜ ਦੇ ਦਰਸ਼ਨ ਕਰਦੇ ਆਸਾਂ ਆਪਣੀਆਂ ਪੂਰੀਆਂ ਕਰ ਲੈਂਦੇ ਬੜਾ ਸ਼ਬਦ ਕਰ ਪ੍ਰੇਮ ਹੁਲਾਸਾ ਬੜਾ ਪ੍ਰੇਮ ਕਰਕੇ ਬੜਾ ਚਾਅ ਕਰਕੇ ਗੁਰੂ ਕੇ ਸ਼ਬਦ ਪੜ੍ਹਦੇ ਕਿਤਕ ਸਮੀਪ ਰਹਿ ਸੁਖ ਪਾਈ ਤਾਂ ਸੁਖ ਪਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਕੋਲ ਹੀ ਰਹਿ ਪੈਂਦੇ ਕਿਤਕ ਦਰਸ ਕਰ ਸਦਨ ਸਿਧਾਈ ਮਹਾਰਾਜ ਦੇ ਦਰਸ਼ਨ ਕਰਕੇ ਆਪੋ ਆਪਣੇ ਘਰੇ ਚਲੇ ਜਾਂਦੇ ਇਸ ਪ੍ਰਕਾਰ ਬੀਤਿਓ ਕਿਤ ਕਾਲਾ ਵੀ ਸੰਤੋਖ ਸਿੰਘ ਜੀ ਕਹਿੰਦੇ ਸਰੋਤਾ ਜਨੋ ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਕੁਝ ਸਮਾਂ ਜਦੋਂ ਲੰਘਿਆ ਬਹੁਤ ਤਪ ਹੈ ਤਪ ਕਠਿਨ ਕਿਰਪਾਲਾ ਫਿਰ ਤਾਂ ਦਿਆਲੂ ਕਿਰਪਾਲੂ ਅੱਗੇ ਨਾਲੋਂ ਵੀ ਜ਼ਿਆਦਾ ਜਿਹੜਾ ਕਰੜਾ ਤਪ ਹੈ ਨਾ ਉਹ ਤਪਣ ਲੱਗ ਗਏ ਕਰਨ ਲੱਗ ਪਏ ਹਨ ਭੋਜਨ ਤਜੇ ਉਹਨਾਂ ਅਚੈ ਕਦਾਈ ਉਹ ਕੀ ਕਰੜਾ ਤਪ ਹੈ ਵੀ ਮਹਾਰਾਜ ਭੋਜਨ ਛਕਦੇ ਨੀ ਵੀ ਕਦੇ ਵੀ ਇੱਕ ਅਰਕ ਫੁੱਲ ਖਾਏ ਮੰਗਾਏ ਭੋਜਨ ਦੇ ਥਾਂ ਇੱਕ ਕਹਿੰਦੇ ਜਿਹੜਾ ਪਹਾੜੀ ਅੱਕ ਦਾ ਫਲ ਜਿਹਾ ਲੌਂਗ ਜਿਹਾ ਹੈ ਉਹ ਮਾਗਾ ਕੇ ਖਾ ਲੈਂਦੇ ਇਸ ਪ੍ਰਕਾਰ ਨਿਸ ਦਿਓਸ ਬਿਤਾਵੇ ਹੈ ਬਸ ਉਹ ਅੱਕ ਦਾ ਜਿਹੜਾ ਲੌਂਗ ਜਿਹਾ ਖਾ ਕੇ ਫੁੱਲ ਜਿਹਾ ਖਾ ਕੇ ਉਹਦੇ ਨਾਲ ਹੀ ਦਿਨ ਤੇ ਰਾਤ ਬਤੀਤ ਕਰਦੇ ਹੁਣ ਜਲ ਆਦਨ ਕੰਠ ਪੁਚਾਵੇ ਹੈ ਫਿਰ ਕਹਿੰਦੇ ਵੀ ਚਲੋ ਲੌਂਗ ਲੂੰਗ ਖਾ ਕੇ ਵੀ ਉੱਪਰੋਂ ਪਾਣੀ ਕੋਈ ਰੱਜ ਕੇ ਪੀ ਲੈ ਕਹਿੰਦੇ ਉਹ ਪਾਣੀ ਵੀ ਨੀ ਪੀਂਦੇ ਹੈ ਇਸ ਤਰ੍ਹਾਂ ਉਹ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦਾ ਜਿਹੜਾ ਸਖ ਤਪ ਹੈ ਉਹ ਇੱਕ ਪੌੜੀ ਦੇ ਵਿੱਚ ਬੜਾ ਖੋਲ ਖੋਲ ਕੇ ਕਿਹਾ ਹੈ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਕਾਲ ਕੰਬਾਈ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਬਿਛਾਈ ਭਾਰੀ ਕਰੀ ਤਪੱਸਿਆ ਬੜੇ ਭਾਗ ਹਰਸਿਓ ਬਣਿਆਈ ਬਾਬਾ ਪਹਿਦਾ ਸੱਚਖੰਡ ਨਾਨਕ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਥਮੀ ਦਿਸ ਆਈ ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਇਸ ਤਰ੍ਹਾਂ ਇਹ ਸਾਰਾ ਜਿਹੜਾ ਜਪ ਤਪ ਕਰਨ ਦਾ ਨਕਸ਼ਾ ਹੈ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਵਿੱਚ ਖੋਲ ਖੋਲ ਕੇ ਬਿਆਨ ਕੀਤਾ ਹੈ ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਕਰ ਰਹੇ ਹੈ ਆਪਣੀ ਕਾਵਿ ਰਚਨਾ ਵਿੱਚ ਸ਼ਬਦਾਬੰਦੀ ਵਿੱਚ ਦੋਵੇਂ ਕੋਸ ਲੱਗ ਕੀਨ ਨਿਸ਼ਾਨੇ ਕਹਿੰਦੇ ਕਰਤਾਰਪੁਰ ਤੋਂ ਬਾਹਰ ਬਾਹਰ ਦੋ ਕੋਹਾਂ ਦੇ ਵਿਚਕਾਰ ਜੀ ਇੱਕ ਨਿਸ਼ਾਨੀ ਕੀਤੀ ਹੋਈ ਹੈ ਤਿਨਕੇ ਵਿੱਚ ਵਿਚਰਤ ਗੁਣ ਖਾਨੇ ਉਹ ਜਿਹੜੀ ਦੋ ਕੋਹਾਂ ਦੇ ਵਿੱਚ ਨਿਸ਼ਾਨੀ ਜੀ ਕੀਤੀ ਉਹਦੇ ਵਿੱਚ ਵਿੱਚ ਮਾਰਾ ਫਿਰਦੇ ਤੁਰਦੇ ਰਹਿੰਦੇ ਸ੍ਰੀ ਮੁਖ ਤੇ ਸ਼ੁਭ ਸ਼ਬਦ ਉਚਾਰ ਹੈ ਆਪਣੇ ਸਵਾਏ ਮਾਨ ਮੁਖ ਤੋਂ ਇਸ ਤਰ੍ਹਾਂ ਦਾ ਜਿਹੜਾ ਸ਼ਬਦ ਹੈ ਉਹ ਪੜਦੇ ਰਹਿੰਦੇ ਕੰਡ ਸਗਰੋ ਦਿਓਸ ਗੁਜ਼ਾਰ ਹੈ ਪਾਣੀ ਵਿੱਚ ਖੜੋਤੇ ਹੋਏ ਸਾਰਾ ਜਿਹੜਾ ਦਿਨ ਹੈ ਉਹ ਗੁਜ਼ਾਰ ਦਿੰਦੇ ਲੰਘਾ ਦਿੰਦੇ ਹਨ ਦੋਹਰਾ ਇੱਤ ਤੇ ਉੱਤ ਉੱਤ ਤੇ ਸੋ ਇੱਤ ਇਧਰੋਂ ਕਹਿੰਦੇ ਉਧਰ ਨੂੰ ਚਲੇ ਜਾਂਦੇ ਉਧਰੋਂ ਇਸ ਤਰਫ ਆ ਜਾਂਦੇ ਬਸੁਰ ਕਰੈ ਬਿਹਾਏ ਸਾਰਾ ਦਿਨ ਬਸ ਵਿਚਰਦੇ ਹੋਈ ਬਤੀਤ ਕਰ ਦਿੰਦੇ ਹਨ ਕਰ ਕੁਪੀਨ ਕੱਟ ਤਾਂਬਰ ਕੀ ਆਪਣੇ ਲੱਕ ਦੇ ਨਾਲ ਇੱਕ ਲੰਗੋਟੀ ਜੀ ਹੈ ਕਹਿੰਦੇ ਲਾਲ ਰੰਗ ਦੀ ਪਾਈ ਹੋਈ ਸਿਰ ਦੁਕੂਲ ਸੁਹਾਏ ਸਿਰ ਦੇ ਉੱਪਰ ਕਹਿੰਦੇ ਇਸ ਤਰ੍ਹਾਂ ਸਾਫ ਆ ਜਾ ਬਿਨਾ ਛੋਟੀ ਜੀ ਪਾਗਬੰਦੀ ਜੀ ਨੂੰ ਅਪਟਕਾ ਕਹਿ ਦਿੰਦੇ ਹਾਂ। ਚੌਪਈ ਸਗਰੇ ਤਿਆਗੇ ਅਪਰ ਜੇ ਚੀਰਾ, ਹੋਰ ਜਿਹੜਾ ਕੋਈ ਚਾਦਰਾ ਵਗੈਰਾ ਹੈ ਨਾ ਮਹਾਰਾਜ ਨੇ ਉਹ ਕੱਪੜੇ ਜੇ ਸਾਰੇ ਛੱਡ ਦਿੱਤੇ ਹੈ, ਹੁੱਕ ਪੀਣ ਦੀ ਬਸ ਲੱਕ ਨਾਲ ਲਾਈ ਹੈ, ਪੜਦਾ ਜਿਹੀ ਟਕਿਆ ਹੋਇਆ। ਫਿਰ ਪ੍ਰਭੂ ਹੋਇ ਨਗਨ ਸਰੀਰ, ਮਹਾਰਾਜ ਇਸ ਤਰ੍ਹਾਂ ਕਹਿੰਦੇ ਸਰੀਰ ਕਰਕੇ ਬੇਪੜਦ ਜੇ ਨਗਨ ਜੇ ਹੋਏ ਫਿਰਦੇ ਹਨ। ਬਾਹਰੋਂ ਆਏ ਵਿਭਾਵਰ ਜਬ ਹੀ, ਜਦੋਂ ਦਿਨ ਲੰਘ ਜਾਂਦਾ ਹੈ ਫਿਰ ਰਾਤ ਹੋਏ ਆਉਂਦੀ ਹੈ। ਇਸਤ ਹੋਏ ਕੁਟੀ ਮਹਿਤਾਬ ਹੀ, ਜਿਹੜੀ ਛੋਟੀ ਜੀ ਕੁਟੀਆ ਜੀ ਬਣਾਈ ਉਹਦੇ ਵਿੱਚ ਪ੍ਰਵੇਸ਼ ਹੋ ਜਾਂਦੀ, ਉਹਦੇ ਵਿੱਚ ਜਾ ਬਹਿੰਦੇ। ਸਹਿਜਾ ਰੋਰਨ ਕੀ ਜੋ ਬਣਾਈ, ਉਹਦੇ ਵਿੱਚ ਕਹਿੰਦੇ ਰੋਡ ਜੇ ਕੱਟੇ ਕਰਕੇ ਉਹਨਾਂ ਨੂੰ ਕਹਿੰਦੇ ਉਹ ਸਹਿਜਾ ਦੇ ਥਾਂ ਬਣਾਇਆ ਹੋਇਆ ਵਿਛਾਇਆ ਹੋਇਆ। ਤੇ ਪਰ ਪੌੜ ਰਹੇ ਗਤ ਦਾਈ, ਉਹ ਰੋੜਾਂ ਦੇ ਉੱਪਰੀ ਮੁਕਤੀ ਦਾਤੇ ਲੇਟ ਰਹਿੰਦੇ ਹਨ। ਵੱਡੀ ਭੋਰ ਉੱਠ ਸਰਤਾ ਤੀਰੰ, ਫਿਰ ਜਦੋਂ ਵੱਡੀ ਸਵੇਰ ਹੁੰਦੀ ਸਵਾ ਪੈਰ ਰਾਤ ਰਹਿ ਜਾਂਦੀ ਹੈ, ਉੱਠ ਕੇ ਰਾਵੀ ਨਦੀ ਦੇ ਕਿਨਾਰੇ ਤੇ ਜਾਏ ਸੁਮਜਹ ਗੁਣੀ ਗਹੀਰਾ, ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਉੱਤੇ ਪਹੁੰਚ ਕੇ ਇਸ਼ਨਾਨ ਕਰ ਲੈਂਦੇ। ਕਰੀ ਨਿਸ਼ਾਨੀ ਤਿਨਕੇ ਮਾਹੀ, ਫਿਰ ਦੋ ਕੋਹਾਂ ਦੇ ਵਿਚਕਾਰ ਜਿਹੜੀ ਕੋ ਨਿਸ਼ਾਨੀ ਜੀ ਕੀਤੀ ਹੋਈ, ਵਿਚਰਹਿ ਪੁੰਨ ਬੈਠੇ ਪਾ ਪ੍ਰਭ ਨਾਹੀ, ਫਿਰ ਮਹਾਰਾ ਇਸ਼ਨਾਨ ਕਰਕੇ ਬੈਠਦੇ ਨੀ, ਉਹ ਦੋ ਕੋਹਾਂ ਦੇ ਵਿਚਕਾਰ ਵਿਚਕਾਰ ਚੱਕਰ ਲਾਈ ਜਾਂਦੇ ਫਿਰੀ ਜਾਂਦੇ। ਕਿਤਕੋ ਕਾਲ ਇਉਂ ਬਿਤਵਨ ਕੀਨਾ, ਜਦੋਂ ਮਹਾਰਾਜ ਨੂੰ ਕਹਿੰਦੇ ਜਪ ਤਪ ਕਰਦਿਆਂ ਜਦੋਂ ਬਤੀਤ ਹੋਇਆ ਹੈ। ਬਹਰੋ ਅਰਕ ਫੁੱਲ ਸੋ ਤਜ ਦੀਨਾ, ਜਿਹੜਾ ਅੱਕ ਦਾ ਫੁੱਲ ਜਾਂ ਇੱਕ ਲੌਂਗ ਜਾਂ ਖਾਂਦੇ ਸਨ ਉਹ ਵੀ ਕਹਿੰਦੇ ਛਕਣਾ ਛੱਡ ਦਿੱਤਾ ਹੈ। ਸਿਕਤਾ ਇੱਕ ਮਾਸਾ ਮੁੱਖ ਪਾਵੇ, ਲੌਂਗ ਦੇ ਥਾਂ ਕਹਿੰਦੇ ਇੱਕ ਰੇਤੇ ਦਾ ਮਾਸਾ ਕਿ ਜਿੰਨਾ ਮੂੰਹ ਦੇ ਵਿੱਚ ਪਾ ਲੈਂਦੇ, ਮਾਸੇ ਕਿ ਜਿੰਨਾ ਰੇਤਾ ਜਾਂ ਮੂੰਹ ਵਿੱਚ ਪਾ ਲੈਂਦੇ। ਤਿਆਗਿਓ ਔਰ ਨਹੀਂ ਕੁਛ ਖਵਾ ਖਾਵੇ, ਹੋਰ ਕਹਿੰਦੇ ਸਭ ਕੁਛ ਛੱਡ ਦਿੱਤਾ ਕੁਛ ਨਹੀਂ ਸ਼ਕਦੇ, ਇੱਕ ਮਾਸਾ ਵਰਤਾ ਖਾ ਲੈਂਦੇ ਹਨ। ਮੁਖ ਪੰਕਜ ਬਚਨ ਅਲਾਵਾ, ਇਸ ਤਰ੍ਹਾਂ ਖਾ ਕੇ ਰੇਤੇ ਦਾ ਮਾਸਾ ਉਦੋਂ ਬਾਅਦ ਸੁਹਾਏ ਕੌਲ ਵਰ ਕੇ ਮੁਖ ਤੋਂ ਬਚਨ ਕਰਦੇ ਹਨ। ਨਾਓ ਸੁਹਾਵਾ ਵਖਤ ਸੁਹਾਵਾ, ਇਹ ਦੋ ਚੀਜ਼ਾਂ ਮਹਾਨ ਚੰਗੀਆਂ ਸੁੰਦਰ ਹੈ, ਇੱਕ ਤਾਂ ਵਾਹਿਗੁਰੂ ਨਾਮ ਬੜਾ ਚੰਗਾ ਸੁੰਦਰ ਹੈ, ਦੂਜਾ ਭਾਈ ਅੰਮ੍ਰਿਤ ਵੇਲਾ ਸੱਚ ਨਾ, ਜਿਹੜਾ ਅੰਮ੍ਰਿਤ ਵੇੜਾ ਇਹ ਵੀ ਬੜਾ ਚੰਗਾ ਮਹਾਨ ਸੁੰਦਰ ਹੈ। ਵਿਚਰਹਿ ਉਚਰਤ ਇਸੀ ਪ੍ਰਕਾਰ, ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਉਚਾਰਨ ਕਰਦੇ ਹੋਏ ਫਿਰਦੇ ਰਹਿੰਦੇ ਆ ਵੀ ਭਾਵੋ ਨਾਂ ਸੁਹਾਵਾ ਹੈ ਤੇ ਭਗਤ ਵੀ ਸੁਹਾਵਾ ਹੈ, ਤੇ ਉਹ ਤੇਰਾ ਭਗਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ, ਸੇਵਕ ਸੇਵਾ ਭਾਵ ਕਰ ਲਾਗਾ ਸਾਉ ਪ੍ਰਾਣੀ, ਸਾਉ ਪ੍ਰਾਣੀ ਤਿੰਨਾ ਲਾਗਾ ਜਿੰਨੀ ਅੰਮ੍ਰਿਤ ਪਾਇਆ। ਇਹ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਦੇ ਉਡਹੰਸ ਰਾਗ ਵਿੱਚ ਲਫਜ਼ ਹਨ, ਉਸੇ ਦਾ ਹੀ ਉਲਥਾ ਕਵੀ ਮਾਨੋ ਕਰ ਰਿਹਾ ਹੈ। ਵਿਚਰਹਿ ਉਚਰਤ ਇਸੀ ਪ੍ਰਕਾਰ, ਇਸ ਤਰ੍ਹਾਂ ਮਹਾਰਾਜ ਦੋ ਕੋਹਾਂ ਦੇ ਵਿਚਕਾਰ ਫਿਰਦੇ ਰਹਿੰਦੇ ਆ ਤੇ ਇਹੀ ਮੁੱਖੋਂ ਬਸ ਪੜਦੇ ਰਹਿੰਦੇ, ਨਾਮ ਪਾਵਾ ਹੈ ਭਗਤ ਵੀ ਸੁਹਾਵਾ ਹੈ। ਮਸਤਕ ਦਿਪੈ ਤੇਜ ਅਤ ਭਾਰਾ, ਮਹਾਰਾਜ ਦਾ ਜਿਹੜਾ ਮੱਥਾ ਉਹਦਾ ਤੇਜ ਬੜਾ ਕਹਿੰਦੇ ਪ੍ਰਕਾਸ਼ ਰਿਹਾ, ਮੱਥਾ ਬਹੁਤ ਚਮਕ ਰਿਹਾ ਹੈ। ਸੁਣ ਸੁਣ ਸਿਫਤ ਆਏ ਨਰ ਪੂਰੰ, ਮਹਾਰਾਜ ਦੀ ਇਸ ਤਰ੍ਹਾਂ ਸਿਰਸ ਲਾਗਾ ਸੁਣ ਸੁਣ ਕੇ ਬਹੁਤ ਮਾਈ ਭਾਈ ਆਉਂਦੇ। ਦਰਸ਼ਨ ਦੇਖ ਰਹਿ ਹਦੂਰੰ, ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹੈ ਫਿਰ ਹਜੂਰੀ ਵਿੱਚ ਰਹਿ ਪੈਂਦੇ। ਜੋ ਨਰ ਆਏ ਚਰਨ ਲਪਟਾਵੇ, ਜਿਹੜਾ ਕੋਈ ਮਹਾਰਾਜ ਦੇ ਆ ਕੇ ਚਰਨੀ ਲਗਦਾ ਹੈ, ਤਿੰਨ ਸੌ ਆਸ ਪ੍ਰਭ ਬਚਨ ਅਲਾ, ਉਸ ਦੇ ਸਾਥ ਮਹਾਰਾਜ ਇਸ ਤਰ੍ਹਾਂ ਮੁੱਖੋਂ ਬਚਨ ਕਰਦੇ ਹੈ। ਬਸ ਕਰ ਪੁਰਖਾ ਭਲਾ ਸੋਈ, ਮਹਾਰਾਜ ਕਹਿੰਦੇ ਉਹ ਪੁਰਖਾ ਬਸ ਕਰੇ ਮੈਨਾ ਮੱਥੇ ਜੇ ਠੀਕ ਤੇਰਾ ਭਲਾ ਹੋ ਜਾਊਗਾ। ਸਿਮਰਹ ਨਾਮ ਸਕਲ ਦੁੱਖ ਖੋਈ, ਮੱਥੇ ਟੇਕਣ ਦੇ ਨਾ ਥਾਂ ਤੂੰ ਕਹਿੰਦੇ ਵਾਹਿਗੁਰੂ ਨਾਮ ਸਿਮਰਿਆ ਕਰ, ਇਹਦੇ ਨਾਲ ਸਾਰੇ ਤੇਰੇ ਦੁੱਖ ਨਾਸ਼ ਹੋ ਜਾਣਗੇ। ਕੇਤਿਕ ਦਿਨ ਆ ਗੁਰੂ ਗੁਜਾਰੇ, ਕਿਉਂ ਗੁਰੂ ਮਹਾਰਾਜ ਨੇ ਕੋਈ ਇੱਕ ਦਿਨ ਕਹਿੰਦੇ ਬਤੀਤ ਕੀਤੇ, ਕਿਸੇ ਨੂੰ ਮੱਥਾ ਵੀ ਨਹੀਂ ਟੇਕਣ ਦੇ, ਹਾਂਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਤੇਰੇ ਦੁੱਖ ਨਾਸ ਹੋ ਜਾਣਗੇ। ਕਲ ਮੈਂ ਨਾਮ ਦੇ ਨਰ ਤਾਰੇ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਨਾਮ ਗੁਰਮੰਤਰ ਦੇ ਕੇ ਕਲਯੁਗ ਦੇ ਬੇਅੰਤ ਲੋਕ ਧਾਰ ਲਿੱਤੇ। ਦਰਸ਼ਨ ਦੇਖਤ ਸ਼ਬਦ ਸੁਨੰਤੇ, ਜਿਹੜੇ ਵੀ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਹੈ ਤੇ ਉਪਦੇਸ਼ ਸੁਣਦੇ ਹਨ। ਮਹਾਪਤਿਤ ਸੇ ਜਗਤ ਤਰੰਤੇ, ਕਵੀ ਜੀ ਕਹਿੰਦੇ ਜਿੰਨੇ ਮਰਜ਼ੀ ਵੱਡੇ ਪਾਪੀ ਨਿਗਰੇ ਗਰਕੇ ਹੋਏ ਹੋਣ, ਉਹ ਵੀ ਕਹਿੰਦੇ ਸੰਸਾਰ ਤੋਂ ਤਰ ਜਾਂਦੇ, ਪਾਰ ਲੰਘ ਜਾਂਦੇ, ਜਿਹੜੇ ਮਹਾਰਾਜ ਦੇ ਬਚਨਾਂ ਨੂੰ ਕਮਾਉਂਦੇ। ਇਸ ਤਰ੍ਹਾਂ ਇਹ ਜਿਹੜਾ ਪ੍ਰਸੰਗ ਇੱਥੇ ਸਮਾਪਤ ਹੋ ਗਿਆ, ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਕੇਤਿਕ ਦਿਨ ਆ ਗੁਰੂ ਗੁਜਾਰੇ, ਕਲ ਮੈਂ ਨਾਮ ਦੇ ਨਰ ਤਾਰੇ, ਦਰਸ਼ਨ ਦੇਖਤ ਸ਼ਬਦ ਸੁਨੰਤੇ, ਮਹਾਪਤਿਤ ਸੇ ਜਗਤ ਤਰੰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਜੀ ਜੈ ਨਾਮ ਦਾਨ, ਰੱਖੋ ਹੀ ਐ ਪਰੋ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹੋਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹੋਰ, ਤੂੰ ਠਾਕੁਰ ਤੁਮ ਅਰਦਾਸ, ਜਿਓ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਕ ਤੇਰੇ, ਤਵਰੀ ਕਿਰਪਾ ਕੋਈ ਨ ਜਾਣੇ।